wish we could spend more time there. I know, I have to go. Why are you always in rush? No, I'll see you tomorrow, okay? ਅਸੀਂ ਮਿਲ ਜਾਂਦੇ ਵਿਛੋੜੇ ਨਾ ਆਉਂਦੇ ਤੇ ਨੈਣਾ ਵਸਦੇ ਨਾ ਤੇ ਲੋਕੀ ਹੱਸਦੇ ਨਾ ਜੇ ਐਸਾ ਹੋ ਜਾਂਦਾ ਤੇ ਰੱਬ ਤੇਰਾ ਕੀ ਜਾਂਦਾ ਉਹ ਮੇਰਾ ਬਣ ਜਾਂਦਾ ਮੈਂ ਤੇਰਾ ਬਣ ਜਾਂਦਾ ਜੇ ਦਿਲ ਨੂੰ ਲਾਉਂਦਾ ਨਾ ਕਦੇ ਪਛਤਾਉਂਦਾ ਨਾ ਲਗੀਆਂ ਲਾ ਕੇ ਤੇ ਬੈਠਾ ਚੈਨ ਗਵਾ ਸਮਝ ਮੈਨੂੰ ਆਵੇ ਨਾ ਕਿਉਂ ਰੋਂਦੇ ਜ਼ਾਰੋ ਜ਼ਾਰ ਜਿਨ੍ਹਾਂ ਦੇ ਸੀਨੇ ਦੇ ਵਿੱਚ ਵਸਦਾ ਕੋਈ ਯਾਰ ਸਮਝ ਮੈਨੂੰ ਆਵੇ ਨਾ ਕਿਉਂ ਰੋਂਦੇ ਜ਼ਾਰੋ ਜ਼ਾਰ ਜਿਨ੍ਹਾਂ ਦੇ ਸੀਨੇ ਦੇ ਵਿੱਚ ਵਸਦਾ ਕੋਈ ਯਾਰ ਗੱਲਾਂ ਉੱਤੇ ਕੀਤਾ ਨਾ ਯਕੀਨ ਧੋਖੇ ਸਾਰੇ ਹੁੰਦੇ ਉਂਝ ਸ਼ਕਲੋਂ ਹਸੀਨ ਦਿਲ ਹੀ ਨਾ ਮਿਲੇ ਫਿਰ ਕਦੇ ਹੁਣ ਗਿਲੇ ਮੁੱਕ ਗਿਆ ਸੋਹਣੀ ਇਹੀ ਤੇਰਾ ਮੇਰਾ ਸੀਨ ਗੱਲ ਹੁਣ ਦਿਲ ਦੇਣਾ ਵਸਦੀ ਰਹੀ ਰੋਂਦਾ ਰਿਹਾ ਮੈਂ ਤੇ ਤੂੰ ਹੱਸਦੀ ਰਹੀ ਮੁੱਕ ਗਈ ਕਹਾਣੀ ਅੱਜ ਸਾਡੀ ਦਿਲ ਜਾਣੀ ਪੈਰਾਂ ਵਿੱਚੋਂ ਮੇਰੇ ਨੀ ਤੂੰ ਖਿੱਚ ਲਈ ਜ਼ਮੀਨ ਸਮਝ ਮੈਨੂੰ ਆਵੇ ਨਾ ਕਿਉਂ ਰੋਂਦੇ ਜ਼ਾਰੋ ਜ਼ਾਰ ਜਿਨ੍ਹਾਂ ਦੇ ਵਿੱਚ ਵਸਦਾ ਕੋਈ ਯਾਰ ਸਮਝ ਮੈਨੂੰ ਆਵੇ ਨਾ ਕਿਉਂ ਰੋਂਦੇ ਜ਼ਾਰੋ ਜ਼ਾਰ ਜਿਨ੍ਹਾਂ ਦੇ ਸੀਨੇ ਦੇ ਵਿੱਚ ਵਸਦਾ ਕੋਈ ਯਾਰ ਪਾਈ ਤੈਨੂੰ ਵੀ ਨੀ ਜਾਣਾ ਕੁਝ ਮਿਲ ਸੋਣੀਏ ਜਿਵੇਂ ਅੱਜ ਰੋਇਆ ਮੈਂ ਤੂੰ ਕੱਲ ਰੋਵੇਂਗੀ ਯਾਦਾਂ ਵਿੱਚ ਮੇਰੀ ਹਰ ਪਲ ਰੋਵੇਂਗੀ ਹੱਥ ਨਹੀਂ ਹੋਣੇ ਗੁਜ਼ਰੇ ਜ਼ਮਾਨੇ ਹਿਜਰੀ ਦੀ ਅੱਗ ਵਿੱਚ ਬਲ ਰੋਵੇਂਗੀ ਤੇਰੇ ਬਿਨ ਰਹਿ ਲਾਂਗੇ ਜੁਦਾਈਆਂ ਸਹਿ ਲਾਂਗੇ ਤੇਰੀਆਂ ਯਾਦਾਂ ਦੇ ਦਿਲਾਸੇ ਲੈ ਲਾਂਗੇ ਦਿਲ ਨੂੰ ਸਮਝਾ ਲਾਂਗੇ ਤੇ ਕਸਮਾਂ ਪਾ ਲਾਂਗੇ ਰਾਤ ਦਿਨ ਰੋ ਲਾਂਗੇ ਪਰ ਨਾ ਕਰਾਂਗੇ ਪਿਆਰ ਸਮਝ ਮੈਨੂੰ ਆਵੇ ਨਾ ਕਿਉਂ ਰੋਂਦੇ ਜ਼ਾਰੋ ਜ਼ਾਰ ਜਿਨ੍ਹਾਂ ਦੇ ਸੀਨੇ ਦੇ ਵਿੱਚ ਵਸਦਾ ਕੋਈ ਯਾਰ ਸਮਝ ਮੈਨੂੰ ਆਵੇ ਨਾ ਕਿਉਂ ਰੋਂਦੇ ਜ਼ਾਰੋ ਜ਼ਾਰ ਜਿਨ੍ਹਾਂ ਦੇ ਸੀਨੇ ਦੇ ਵਿੱਚ ਵਸਦਾ ਕੋਈ ਯਾਰ Girl, you like an explosion, explosion. Well, you don't know. Rose get alongside, been outside. I lead the combination, that's enough. For all the pretty girl them. What you doing? Mere saavla te tikhe tere nain. Kali zulfa ne lutte le a chain. Sap vang ra kamar wal khawe. Jadon hasdi te din chad jawe. Kidhe vekhiya nazara na main ho jaya pyara. Mere dil da te lutte le a chain. Husan tera lethal combination, baby. ਸੋਹਣੀ ਲੱਗਦੀ ਹੈ ਤੂੰ ਹੁਸਨ ਤੇਰਾ ਲੀਥਲ ਕੋਂਬੀਨੇਸ਼ਨ ਬੇਬੀ ਗਮ ਆਈਜ਼ ਔਨ ਯੂ ਹੁਸਨ ਤੇਰਾ ਲੀਥਲ ਕੋਂਬੀਨੇਸ਼ਨ ਬੇਬੀ ਗਰਲ ਯੂ ਲਾਈਕ ਐਨ ਐਕਸਪਲੋਜ਼ਨ ਡਾਇਨਾਮਾਈਟ ਕਿੰਨੀ ਸੋਹਣੀ ਲੱਗਦੀ ਹੈ ਗੱਲ ਆ ਮੇਕ ਯੂ ਮਾਈਨ ਗਰਲ ਯੂ ਲਾਈਕ ਐਨ ਐਕਸਪਲੋਜ਼ਨ ਓ ਦੈਟ ਰਾਈਟ ਸਾਰਾ ਦਿਨ ਸਾਰੇ ਰਾਤ ਗਰਲ ਯੂ ਬਲੋ ਮਾਈ ਮਾਈਂਡ ਗਰਲ ਯੂ ਲਾਈਕ ਐਨ ਐਕਸਪਲੋਜ਼ਨ Dynamite, kinni sooni lagdi ya gala make you mine. Girl, you like an explosion. Hold the tight, the sara din sare raat girl, you blow my mind. Hey yo, gaddi nu lwa lani tu shishe hun kaale te husne nu jag to chupa le. ਅੱਖੀਆਂ ਦੇ ਤੀਰ ਜਾਂਦੇ ਸੀ ਨਾ ਸਾਡਾ ਚੀਰ ਕਾਲਾ ਚਸ਼ਮਾ ਤੂੰ ਅੱਖੀਆਂ ਤੇ ਲਾ ਲੈ ਗੱਡੀ ਨੂੰ ਲਵਾ ਲੈ ਨੀ ਤੂੰ ਸ਼ੀਸ਼ੇ ਹੁਣ ਕਾਲੇ ਤੇ ਹੁਸਨ ਨੂੰ ਜੱਗ ਤੋਂ ਛੁਪਾ ਲੈ ਅੱਖੀਆਂ ਦੇ ਤੀਰ ਜਾਂਦੇ ਸੀ ਨਾ ਸਾਡਾ ਚੀਰ ਕਾਲਾ ਚਸ਼ਮਾ ਤੂੰ ਅੱਖੀਆਂ ਤੇ ਲਾ ਲੈ ਜਿਸ ਦਿਨ ਦੀ ਤੂੰ ਹੋਈ ਏ ਜਵਾਨ ਤੇਰੇ ਹੋ ਗਏ ਨੇ ਮਾਪੇ ਪਰੇਸ਼ਾਨ ਭਾਵੇਂ ਰੱਖ ਲੈਣ ਤੈਨੂੰ ਲੁਕਾ ਕੇ ਰੱਖ ਸਕਦੇ ਨੀ ਮੇਰੇ ਤੋਂ ਬਚਾ ਕੇ ਮੇਰੇ ਸੁਣੇਗੀ ਤੂੰ ਗਾਣੇ ਲਾ ਕੇ ਡੈਡੀ ਨੂੰ ਬਹਾਨੇ ਨੀ ਤੂੰ ਬਣ ਕੇ ਰਵੇਂਗੀ ਮੇਰੀ ਫੈਨ ਹੁਸਨ ਤੇਰਾ ਲੀਥਲ ਕੰਬੀਨੇਸ਼ਨ ਬੇਬੀ ਸੋਹਣੀ ਲੱਗਦੀ ਏ ਤੂੰ ਹੁਸਨ ਤੇਰਾ ਲੀਥਲ ਕੰਬੀਨੇਸ਼ਨ ਬੇਬੀ ਕਮ ਆਈਜ਼ ਔਨ ਯੂ ਹੁਸਨ ਤੇਰਾ ਲੀਥਲ ਕੰਬੀਨੇਸ਼ਨ ਬੇਬੀ Girl, you like an explosion, dynamite Inni sooni lag diya, girl, I make you mine Girl, you like an explosion, explosion Hold that tight, asana din, sari rat, girl, you blow my mind Ayo, pata laga laga, kore lokin sa art, girl Lag di Katrina, just the way that you walk, girl Inni me no killa, me te chonda abad, girl And every single night, again Kuri tu pataka, baby, and the habibi Girl, you so fire, kenni me no habibi How you wanna tell me, baby, how much you need me And every single night Yeah, you like an explosion Lagdi ye sone di tu baby doll Mainu honi phire jadon roop jamga ke Husn tera hai saadi jaan To mehnga tera rakh liye kive mull pa ke Husn tera hai saadi jaan To mehnga tera rakh liye kive mull pa ke Lagdi ye sone di tu baby doll Mainu honi phire jadon roop jamga ke Husn tera hai saadi jaan To mehnga tera rakh liye kive mull pa ke Pawe vik jaane aj mere sa Tenu lena ni main apna bana Love song main tere te bana ke Phir tenu sunao bitha ke Meri bad ja tu rani Jada rehndi ni jawani Hun cheti cheti kar le tu plan Husn tera lethal combination baby Soni lagdi hai tu Husn tera lethal combination baby Got my eyes on you Husn tera lethal combination baby अधी रात मेरी अख खुल जावे याद तेरी सीने विच खिच जाई पावे दस फेर मैनू हुण नींद किवे आवे सोनिए लेके तेरा नाम दिल अरजा गुजारे अखियां दे अथरू भी सुक गए ने सारे ਤੈਨੂੰ ਭੁੱਲ ਜਾਣ ਵਾਲੇ ਦਿਸ ਦੇ ਨਾ ਚਾਰੇ ਸੋਹਣੀਏ ਨੀ ਦੱਸ ਕੀ ਕਸੂਰ ਮੈਥੋਂ ਹੋਇਆ ਤੂੰ ਅੱਖੀਆਂ ਤੋਂ ਦੂਰ ਮੈਥੋਂ ਹੋਇਆ ਨੀ ਦਿਲ ਮਜਬੂਰ ਕਿਉਂ ਹੋਇਆ ਇੱਕ ਵਾਰੀ ਦੱਸ ਦੇ ਜ਼ਰਾ ਸਾ ਦੋਲੀ ਲੈ ਕੇ ਪਰ ਖੇੜਿਆ ਕਿ ਨਾ ਫਿਰ ਮੇਰੇ ਜੇ ਵੀ ਪੁੱਛਿਆ ਸਵਾਲ ਕਿਸੇ ਪਾ ਦੱਸ ਕਿਹੜੀ ਗੱਲੋਂ ਚੱਲੀ ਏ ਤੂੰ ਚਾ ਹਾਲ ਮਜਨੂੰ ਦਾ ਹੋਇਆ ਬੇਹਾ ਉਹ ਸੱਸੀ ਪੁੰਨੂੰ ਦੇਖੀ ਦੇਵਾ ਮੈਂ ਮਿੱਸਾ ਉਹ ਵੇਖੋ ਜਿਹੜੇ ਵੀ ਜ਼ਮਾਨੇ ਉਹ ਨਵੇਂ ਆ ਪੁਰਾਣੇ ਇਸ਼ਕ ਵਾਲਿਆਂ ਦਾ ਹੋਇਆ ਬੁਰਾ ਉਹ ਇਸ਼ਕ ਬੇਪਰਵਾਹ ਉਹ ਇਸ਼ਕ ਬੇਪਰਵਾਹ ਉਹ ਇਸ਼ਕ ਬੇਪਰਵਾਹ ਜਿਹੜਾ ਕਰਦਾ ਵਫਾ ਤੇ ਉਹਨੂੰ ਮਿਲਣੀ ਸਜ਼ਾ ਮੈਂ ਕਿਹਾ ਉਹ ਇਸ਼ਕ ਬੇਪਰਵਾਹ ਉਹ ਇਸ਼ਕ ਬੇਪਰਵਾਹ ਉਹ ਇਸ਼ਕ ਬੇਪਰਵਾਹ ਜਿਹੜਾ ਕਰਦਾ ਵਫਾ ਤੇ ਉਹਨੂੰ ਮਿਲਣੀ ਸਜ਼ਾ ਮੇਰੇ ਸਿਰ ਤੇ ਛਾ ਗਿਆ ਐਸੀ ਤੇਰੀ ਅਦਾ ਮੈਂ ਹੋ ਗਿਆ ਨੀ ਪੈਦਾ Two for your swag, three for the way that you look from the back. Damn, how you do it like that? Make it drop, girl, then bring it right back. She the model type, waist bottle nice. Got a touchscreen phone with the auto type. You got that Zeus on Serato, right? Cause if so, she gon' dance all night. Do number, main deva teri uchi lammi Then what? Do number, main deva teri slim fit jeans That's it. Do number, main deva teri uchi lammi heel Do number, main deva teri slim fit jeans What? Do number, main deva teri soni catwalk nu Do number, main deva teri mitti mitti talk nu Do number, ne baki dede deva ke tu vaari Yeah, kul mila ke soni e tu husna di sarkaar nu ਮਿਲਾ ਕੇ ਸੋਹਣੀ ਤੂੰ ਹੁਸਨਾ ਦੀ ਸਰਕਾਰ ਤੁਲ ਮਿਲਾ ਕੇ ਸੋਹਣੀ ਤੂੰ ਹੁਸਨਾ ਦੀ ਸਰਕਾਰ ਦੋ ਨੰਬਰ ਦੀ ਬਾਕੀ ਤੇਰੀ ਲੈਂਬਰਗਿਨੀ ਕਾਰ ਨੀ ਤੈਨੂੰ ਮੁੰਡੇ ਸਾੜ ਕੇ ਨਾ ਵੇਖ ਦੇ ਤੈਨੂੰ ਦੋ ਨੰਬਰ ਮੈਂ ਦੇ ਤੇ ਮੈਨੂੰ ਇੱਕ ਨੰਬਰ ਬਸ ਦੇ ਦੇ ਜਾਂ ਇਸ ਮੈਂ ਸਾਨੂੰ ਭੇਜ ਦੇ ਟਵਿੱਟਰ ਤੇ ਮਾਰੂੰਗਾ ਟਵੀਟ ਬਿਠਾਉਂਗਾ ਨਾਲ ਮੇਰੇ ਪੈਸੰਜਰ ਸੀਟ ਕਰੂੰਗਾ ਪੀ ਗਲਾ ਮੇਰੀ ਸਵੀਟ ਸਾਡੇ ਨਾਲ ਰਹਿ ਕੇ ਹੋਊਗੀ ਜੀਤ ਹਾਏ ਬੁਰਾ ਗੋਰਾ ਰੰਗ ਤੋਂ ਸੂਟ ਕਾਲਾ ਕਾਲਾ ਨੀ ਕਾਬੂ ਵਿੱਚ ਰਵੇ ਕਿਵੇਂ ਦਿਲ ਮੱਤ ਵਾਲਾ ਦੋ ਨੰਬਰ ਮੈਂ ਦੇਵਾਂ ਤੇਰੀ ਜ਼ੁਲਫਾਂ ਦੇ ਜਾਲ ਨੀ ਦੋ ਨੰਬਰ ਮੈਂ ਦੇਵਾਂ ਤੇਰੀ ਸਹੇਲੀ ਬੜੀ ਕਮਾਲ ਦੋ ਨੰਬਰ ਮੈਂ ਦੇਵਾਂ ਤੇਰੀ ਜ਼ੁਲਫਾਂ ਦੇ ਜਾਲ ਨੀ ਦੋ ਨੰਬਰ ਮੈਂ ਦੇਵਾਂ ਤੇਰੀ ਸਹੇਲੀ ਬੜੀ ਕਮਾਲ ਨੂੰ ਦੋ ਨੰਬਰ ਮੈਂ ਦੇਵਾਂ ਤੇਰੀ ਸੋਹਣੀ ਕੈਟਵਾਕ ਨੂੰ ਦੋ ਨੰਬਰ ਮੈਂ ਦੇਵਾਂ ਤੇਰੀ ਮਿੱਠੀ ਮਿੱਠੀ ਟਾ Hey, Bilal, can I talk to him one more time, brother? I'm going in. She be in the gym working, breaking necks, and they hearts be hurting. When she Instagramming in pictures, looking fine without no filters. Swag like a grown woman, but she's 22 and an old woman. Said she heard my jingles, now her status don't say single. What? That's a game inside the night. Yeah. Facebook deena hi ja kareni a tweet ni. Yeah, Twitter, Facebook, we can do it both, you know what I mean? Yeah, tera hai nasha. Das ki ve sade naal launiyan preet ni. Facebook deena hi ja kareni a tweet ni. Oh number main deva tere Apple wale phone nu. Oh number main deva tere dance de junoon nu. Oh number main deva tere Apple wale phone nu. Do number main deva tere dance de junoon nu. Oh number main deva teri soni catwalk nu. Do number main deva teri mitti mitti talk nu. Do number jo baki a tu le lai udhar ni. Kul mila ke soni e tu husna di sarkar ni. Do number di baki teri Lamborghini car ni. Kul mila ke soni e tu husna di sarkar ni. Do number di baki teri Lamborghini car ni. Love it. Mahi, mahi, bechain na aave. Mahi, mahi, लैर मंगदी मैं मंगा ना कुछ होर एक तेरी लैर मंगदी मैनू होर ना कोई लोड़ एक तेरी लैर मंगदी मैनू बस तेरी तोड़ एक तेरी लैर मंगदी Oh, सहारे लभ दे जदों अखियां दे कोल ना प्यारे लभ दे रातां चिट्टियां ते दिन विच तारे लभ दे जदों अखियां दे कोल ना प्यारे लभ दे रातां चिट्टियां ते दिन विच तारे लभ दे जदों अखियां दे कोल ना प्यारे लभ दे जिस पासे भी मैं जावां तू दिसदा वे किन दिल दा हाल सुनावा मैनू समझ ना आवे जिस पासे भी मैं जावां मैनू तू दिसदा वे मेरे रोम रोम विच वसदा तू बन के मेरा सा मैं वेखा रावां तेरियां तू आ जाया भी जा तौबा तौबा तौबा इश्क सतावे तौबा तौबा तौबा रब न किसे मजनू दे बना उदा रब ही राखा बेलियो जो पा लेंदा ए पा तौबा तौबा तौबा इश्क सतावे तौबा तौबा तौबा रब ना किसे नू लावे तौबा तौबा तौबा इश्क सतावे तौबा तौबा तौबा रब ना किसे नू लावे Relax, Pilar Saeed, Vakar, brand new, let's go. Dil tut jaave te judh da na, je judh jaave te mud da na, paave lak samjhaiye, hai sun da ne ik vaar. Jinu lagdi e bas ho jaane, na hor koi vi pehchaane, phul khizaande, nahi ugde vich bahar. Aashiq log फिर के वेख ल तू सारे बाजार लब जाने मुल यार बथेरे मुल नहीं लगदा प्यार लब जाने मुल यार बथेरे मुल नहीं लगदा प्यार लब जाने मुल यार बथेरे मुल नहीं लगदा प्यार लब जाने मुल यार बथेरे मुल नहीं लगदा Your mom, she make you feel like a king. Oh yeah, you living on the outside, but you dying within. Cause she ain't hooked on you, she hooked upon the size of the bling. So you know if the money run out, then the hook she gon' sling. Cause if it wasn't about the money, if it wasn't about the gain, she'd be loving you when you up and still be giving you when you drain. When the loving's about the money, the loving's about the game. She'd be loving you when it's sunny, but be leaving you when it rain. Ishq te aashiq marde nahi, mar jaande ne loki. मर जाते ने लोकी डूब जाते चिड़े इश्क चना बिच तर जाते ने लोकी तर जाते ने लोकी बड़ जोगी रूप वटा लेंदे ओ अपना आप मुका लेंदे ओ लभदे फिरदे बिच दर्दां दे करा जिनू लगदी बस ओ जाने ना होर कोई भी पहचाने आशिक लोकी दुनिया उत्ते लखा विच हजार नहीं लभदे पावे फिर के वेख ल तू सारे बाजार लभ जांदे मुल यार बथेरे मुल नहीं लभदा प्यार लभ जांदे मुल यार बथेरे मुल नहीं लभदा प्यार लभ जांदे मुल यार बथेरे मुल नहीं लभदा प्यार लभ जांदे मुल यार बथेरे a tall stack. Trouble is when it fall, everybody fall back. Young was the last thing I had vision after thinking ain't no bash thing. Went on a mission looking full of everlasting. Got tunnel vision and forgot about the cash thing. She took every last thing. Lakvari me dil nu rokon, lakvari har jawan, lakvari har jawan. Samajh na aave kinj main apne dil nu ae samjhawan. दिल नू मैं समझावा दुखा विच लगदा चावानू मट्टी विच लगदा सावानू मैं दर्द कमा के ते देवे खुशियां वां जिन लगदी बस हो जाने ना होर कोई भी पहचाने भूल किदां दे नई युग दे विच बहां आशिक लोकी दुनिया उत्ते लखां विच हजार फिर के वेख ले तू सारे बाजार लग जाने मुल यार बथेरे मुल नहीं लगदा प्यार लग जाने मुल यार बथेरे मुल नहीं लगदा प्यार लग जाने मुल यार बथेरे